ਬਣ ਜਾਣੀ ਮਨ ਲੱਗਣੇ ਹੀਰੀਏ ਮੇਰਾ ਦਿਲ ਤੂੰ ਨਾ ਤੋੜੀ ਦੋਰੀਆਂ ਬਾਹਾਂ ਗਲ ਵਿੱਚ ਪਾ ਕੇ ਸੀਨੇ ਲੱਗ ਜਾਣੀ ਤੇਰੇ ਬਾਜੋ ਸੋਹਣੀਏ ਨਹੀਂ ਉਹ ਲੱਗਦਾ ਮੇਰਾ ਜੀ ਕੋਲ ਬਿਠਾਵਾਂ ਹਾਲ ਸੁਣਾਵਾਂ ਤੇਰੇ ਤਾਂ ਸਦਕੇ ਜਾਵਾਂ ਤੇਰੇ ਤਾਂ ਸਦਕੇ ਜਾਵਾਂ ਕੁੜੀਏ ਆ ਕੁੜਨੀ ਦਿਲ ਦੀ ਰਾਣੀ ਬਣਾਵਾਂ ਕੁੜੀਏ ਆ ਕੁੜਨੀ ਗੱਲ ਤੂੰ ਸੁਣ ਜਾਣੀ ਚੈਂਚਰ ਆ ਗਈ ਬੱਲੀਏ ਹੁਣ ਦੱਸ ਮੈਂ ਕਰਾਂ ਕੀ ਪਿਆਰ ਤੇਰੇ ਦੀ ਮੈਨੂੰ ਲੋੜ ਹੈ ਰਹਿੰਦੀ ਹੋਰ ਨਾ ਲੋੜ ਕੋਈ ਜੀਣਾ ਨਾਲ ਹੀ ਤੇਰੇ ਨਾਲ ਮਰਨਾ ਤੇਰੇ ਵੀ ਕੋਲ ਬਿਠਾਵਾਂ ਹੱਸਣਾਵਾਂ ਤੇਰੇ ਤਾਂ ਸਦਕੇ ਜਾਵਾਂ ਤੇਰੇ ਤਾਂ ਸਦਕੇ ਜਾਵਾਂ ਕੁੜੀਏ ਆ ਕੁੜਨੀ ਦਿਲ ਦੀ ਰਾਣੀ ਬਣਾਵਾਂ ਕੁੜੀਏ ਆ ਕੁੜਨੀ ਸੋਣੀਏ ਤੇਰੇ ਵਰਗੀ ਹੀ ਨਾ ਕੋਈ